Hello. Andy. Yeah, I'm coming. You ready? I know that. Yeah, I'm coming. You want it? Huh? Do you want it? I know that. Hayo saadi jaan kar jandi nu kisaan hayo saadi jaan kar jandi nu kisaan deke mokke utte mittha ja jawab mokke utte mittha ja jawab kadde kehndi sir dukh kadde ach mera mood kharab kadde kehndi sir dukh kadde ach mera mood kharab kadde kehndi sir dukh jadd vela ho ke kam to aaya kar nit mang dis jo tu ala bhar aj kar tu main tere ਪਹਿਲਾਂ ਮੈਨੂੰ ਥੋੜਾ ਪਾਣੀ ਤਾਂ ਪਿਲਾ ਖੇਡਾਂ ਖੇਡਣ ਨੂੰ ਰਾਤ ਪਈ ਅੱਜ ਤੇਰੇ ਹੁਸਨਾਂ ਦੀ ਬਾਤ ਨਹੀਂ ਅੱਜ ਸੋਹਣੀ ਬੇਟੀ ਮੈਨੂੰ ਲੱਗਦੀ ਹੈ ਤੂੰ ਹਾਏ ਹਾਏ ਹਾਏ ਕਿਆ ਕਰੂੰ ਜਨ ਜਨ ਬਹਿ ਕੇ ਜਦੋਂ ਸਾਨੂੰ ਉਹ ਬੁਲਾਉਂਦੀ ਏ ਗੱਲਾਂ ਗੱਲਾਂ ਵਿੱਚ ਪੂਰਾ ਸੁਰਗ ਵਖਾਉਂਦੀ ਏ ਜਨ ਬਹਿ ਕੇ ਜਦੋਂ ਸਾਨੂੰ ਉਹ ਬੁਲਾਉਂਦੀ ਏ ਗੱਲਾਂ ਗੱਲਾਂ ਵਿੱਚ ਪੂਰਾ ਸੁਰਗ ਵਖਾਉਂਦੀ ਏ ਲੋਕੀ ਆਖਦੇ ਨੇ ਫੁੱਲ ਦਿੰਦਾ ਖੁਸ਼ਬੋਈ ਲੋਕੀ ਆਖਦੇ ਨੇ ਫੁੱਲ ਦਿੰਦਾ ਖੁਸ਼ਬੋਈ ਕੰਡੇ ਚੋਪੀ ਜਾਂਦਾ ਸਾਡੇ ਤਾਂ ਗੁਲਾਬ ਚੋਪੀ ਜਾਂਦਾ ਸਾਡੇ ਤਾਂ ਗੁਲਾਬ ਕਦੇ ਕਹਿੰਦੀ ਸਿਰ ਦੁੱਖਦਾ ਕਹਿੰਦੇ ਅੱਜ ਮੇਰਾ ਮੂਡ ਖਰਾਬ ਕਦੇ ਕਹਿੰਦੀ ਸਿਰ ਦੁੱਖਦਾ ਕਹਿੰਦੇ ਅੱਜ ਮੇਰਾ ਮੂਡ ਖਰਾਬ ਕਦੇ ਕਹਿੰਦੀ ਸਿਰ ਦੁੱਖਦਾ ਕਰਾਉਂਦੀ ਸੱਤ ਪੂਰੇ ਉਹ ਜਹਾਨ ਦੀ ਕਦੇ ਕਦੇ ਇੰਜ ਲੱਗੇ ਪਿੱਛੇ ਪੈ ਗਈ ਜਾਨ ਦੇ ਖਰਚੇ ਕਰਾਉਂਦੀ ਸੱਤ ਪੂਰੇ ਉਹ ਜਹਾਨ ਦੀ ਕਦੇ ਕਦੇ ਇੰਜ ਲੱਗੇ ਪਿੱਛੇ ਪੈ ਗਈ ਜਾਨ ਦੇ ਇਹਦੇ ਨਾਲੋਂ ਚੰਗਾ ਕੋਈ ਕਾਰੋਬਾਰ ਕਰ ਲੈਂਦੇ ਇਹਦੇ ਨਾਲੋਂ ਚੰਗਾ ਕੋਈ ਕਾਰੋਬਾਰ ਕਰ ਲੈਂਦੇ ਲਾਇਆ ਜੱਦ ਮੋਟਾ ਜਿਹਾ ਹਿਸਾਬ ਲਾਇਆ ਜੱਦ ਮੋਟਾ ਜਿਹਾ ਹਿਸਾਬ ਕਦੇ ਕਹਿੰਦੀ ਸਿਰ ਦੁੱਖਦਾ ਕਹਿੰਦੇ ਅੱਜ ਮੇਰਾ ਮੂਡ ਖਰਾਬ ਕਦੇ ਕਹਿੰਦੀ ਸਿਰ ਦੁੱਖਦਾ ਕਹਿੰਦੇ ਅੱਜ ਮੇਰਾ ਮੂਡ ਖਰਾਬ ਕਹਿੰਦੇ ਕਹਿੰਦੀ ਸਿਰ ਦੁੱਖਦਾ ਛੱਡ ਸ਼ਰਮਾਉਣਾ ਚਿਰਾਂ ਦੇ ਪਿਆਸੇ ਨੂੰ ਛੱਡ ਤੜਫਾਉਣਾ ਕੋਠੇ ਉੱਤੇ ਪੈਂਦੀਆਂ ਨੇ ਕਣੀਆਂ ਚਿਪ ਚਿਪ ਆ ਜਾ ਮੇਰੇ ਕਲੋਜ਼ ਬੇਬੀ ਖੁਇ ਖੁਇ ਅੱਜ ਤੈਨੂੰ ਸਾਰੀ ਰਾਤ ਪਿਆਰ ਕਰਾਂ ਇੱਕ ਨਹੀਂ ਦੋ ਵਾਰ ਵਾਰ ਕਰਾਂ ਜਾਣਦਾ ਤੁਹਾਡੇ ਝੂਠ ਲਾਰੇ ਮੈਂ ਜਨਾ ਮੈਨੂੰ ਆਪੇ ਤੂੰ ਬੁਲਾ ਕੇ ਕਹਿੰਦੀ ਮੂਡ ਖਰਾਬ ਕਹਿਣੋ ਤਾਂ ਕੁਝ ਕਹਾ ਪਰ ਜਾਨੋ ਪਿਆਰੀਏ ਨਖਰੋ ਦੀ ਹਾਰੇ ਆ ਤਾਂ ਚੱਕ ਤਾਂ ਨਿਆਰੀਏ ਕੁਝ ਕਹਾ ਪਰ ਜਾਨੋ ਪਿਆਰੀਏ ਨਖਰੋ ਦੀ ਹਾਰੇ ਆ ਤਾਂ ਚੱਕ ਤਾਂ ਨਿਆਰੀਏ ਜਦੋਂ ਰਾਜੇ ਨਾਲ ਤੁਰੇ ਗੱਲ ਪਾਲੀ ਨੂੰ ਵੀ ਫੁਰੇ ਰਾਜੇ ਨਾਲ ਤੁਰੇ ਗੱਲ ਪਾਲੀ ਨੂੰ ਵੀ ਫੁਰੇ ਜੋੜੀ ਰੱਬ ਨੇ ਬਣਾਈ ਕਜਨਾਬ ਰੱਬ ਨੇ ਬਣਾਈ ਕਜਨਾਬ ਕਦੇ ਕਹਿੰਦੀ ਸਿਰ ਦੁੱਖਦਾ ਕਹਿੰਦੇ ਅੱਜ ਮੇਰਾ ਮੂਡ ਖਰਾਬ ਕਦੇ ਕਹਿੰਦੀ ਸਿਰ ਦੁੱਖਦਾ ਕਹਿੰਦੇ ਅੱਜ ਮੇਰਾ ਮੂਡ ਖਰਾਬ ਕਦੇ ਕਹਿੰਦੀ ਕਦੇ ਕਹਿੰਦੀ ਸਿਰ ਦੁੱਖਦਾ ਕਹਿੰਦੇ ਅੱਜ ਮੇਰਾ ਮੂਡ ਖਰਾਬ ਕਦੇ ਕਹਿੰਦੀ ਸਿਰ ਦੁੱਖਦਾ ਕਹਿੰਦੇ ਅੱਜ ਮੇਰਾ ਮੂਡ ਖਰਾਬ ਕਦੇ ਕਹਿੰਦੀ ਸਿਰ ਦੁੱਖਦਾ